ਦੁਨੀਆ ਨੇ ਉਹ ਤੋਂ ਸੌ ਨਹੀਂ ਹੁੰਦਾ ਤਾਈਓ ਅੱਖਾਂ ਲਾਲ ਰਹਿੰਦੀਆਂ ਨੇ ਲੱਗਦਾ ਹਰ ਦਮ ਯਾਦਾਂ ਮੇਰੀਆਂ ਨਾਲ ਰਹਿੰਦੀਆਂ ਨੇ ਉਹ ਤੋਂ ਸੌ ਨਹੀਂ ਹੁੰਦਾ ਤਾਈਓ ਅੱਖਾਂ ਲਾਲ ਰਹਿੰਦੀਆਂ ਨੇ ਚੰਨ ਵਰਗੀ ਤੋਂ ਹੁਣ ਤਾਰੇ ਕਿਣਵਾ ਰਿਹਾ ਹਾਂ ਮੈਂ ਅਜੇ ਅਜੇ ਸੱਚ ਨਹੀਂ ਦੱਸਦੀ ਕਿੰਨਾ ਚੇਤੇ ਆ ਰਿਹਾ ਹਾਂ ਮੈਂ ਅਜੇ ਸੱਚ ਨਹੀਂ ਦੱਸਦੀ ਕਿੰਨਾ ਚੇਤੇ ਆ ਰਿਹਾ ਹਾਂ ਮੈਂ ਅਜੇ ਸੱਚ ਨਹੀਂ ਦੱਸਦੀ ਅਜੇ ਸੱਚ ਨਹੀਂ ਦੱਸਦੀ ਖੋਈਆਂ ਮੇਰੀ ਹਾਲਤ ਪੁੱਛਦੀ ਏ ਉੱਪੜਵਾਹੇ ਹੁਣ ਤਾਂ ਤ੍ਰਭਕ ਤ੍ਰਭਕ ਕੇ ਉੱਠਦੀ ਏ ਕਰ ਕਰਕੇ ਬਦਖੋਈਆਂ ਮੇਰੀ ਹਾਲਤ ਪੁੱਛਦੀ ਏ ਉੱਪੜਵਾਹੇ ਹੁਣ ਤਾਂ ਤ੍ਰਭਕ ਤ੍ਰਭਕ ਕੇ ਉੱਠਦੀ ਏ ਸੱਚ ਨਹੀਂ ਦੱਸਦੀ ਕਿੰਨਾ ਚੇਤੇ ਆ ਰਿਹਾ ਹਾਂ ਮੈਂ ਅਜੇ ਸੱਚ ਨਹੀਂ ਦੱਸਦੀ ਕਿੰਨਾ ਚੇਤੇ ਆ ਰਿਹਾ ਹਾਂ ਮੈਂ ਅਜੇ ਸੱਚ ਨਹੀਂ ਦੱਸਦੀ ਅਜੇ ਸੱਚ ਨਹੀਂ ਦੱਸਦੀ ਲੰਘਣੇ ਦਾ ਕੋਈ ਮਜ਼ਾ ਨਹੀਂ ਆਉਂਦਾ ਰੱਬ ਜਾਣੇ ਜਾਇਓ ਜਾਣੇ ਕੀ ਵਜ੍ਹਾ ਨਹੀਂ ਆਉਂਦਾ ਹੁਣ ਉਹਦੇ ਪਿੰਡ ਚੋਂ ਲੰਘਣੇ ਦਾ ਕੋਈ ਮਜ਼ਾ ਨਹੀਂ ਆਉਂਦਾ ਪਰ ਆਪਣੇ ਸ਼ਹਿਰ 'ਚ ਉਹਦੇ ਪੈਰ ਪਵਾ ਰਿਹਾ ਹਾਂ ਮੈਂ ਸੱਚ ਨਹੀਂ ਦੱਸਦੀ ਕਿੰਨਾ ਚੇਤੇ ਆ ਰਿਹਾ ਹਾਂ ਮੈਂ ਅਜੇ ਸੱਚ ਨਹੀਂ ਦੱਸਦੀ ਕਿੰਨਾ ਚੇਤੇ ਆ ਰਿਹਾ ਹਾਂ ਮੈਂ ਅਜੇ ਸੱਚ ਨਹੀਂ ਦੱਸਦੀ ਅਜੇ ਸੱਚ ਨਹੀਂ ਦੱਸਦੀ ਸੁਖਪਾਲ ਦੀ ਤੇ ਇਤਬਾਰ ਨਹੀਂ ਕੀਤਾ ਜਦ ਮੈਂ ਕਰਦਾ ਸੀ ਉਸ ਵੇਲੇ ਤਾਂ ਪਿਆਰ ਨਹੀਂ ਕੀਤਾ ਇੱਕ ਵੀ ਗੱਲ ਸੁਖਪਾਲ ਦੀ ਤੇ ਇਤਬਾਰ ਨਹੀਂ ਕੀਤਾ ਜਦ ਮੈਂ ਕਰਦਾ ਸੀ ਉਸ ਵੇਲੇ ਤਾਂ ਪਿਆਰ ਨਹੀਂ ਕੀਤਾ ਸੱਚ ਨਹੀਂ ਦੱਸਦੀ ਕਿੰਨਾ ਚੇਤੇ ਆ ਰਿਹਾ ਹਾਂ ਮੈਂ ਅਜੇ ਸੱਚ ਨਹੀਂ ਦੱਸਦੀ ਕਿੰਨਾ ਚੇਤੇ ਆ ਰਿਹਾ ਹਾਂ ਮੈਂ ਅਜੇ ਸੱਚ ਨਹੀਂ ਦੱਸਦੀ ਸ਼ੁਕਰੀਆ ਮਿਹਰਬਾਨੀ